ਤੈਨੂੰ ਯਾਦ ਕਰਾਂ ਕੇ ਨਾ ਸੱਜਣਾ, ਤੈਨੂੰ ਯਾਦ ਕਰਾਂ ਕੇ ਨਾ ਸੱਜਣਾ, ਮੇਰੀ ਛੱਡ ਗਿਓ ਫੜ ਕੇ ਵਾ ਸੱਜਣਾ। ਤੈਨੂੰ ਯਾਦ ਕਰਾਂ ਕੇ ਨਾ ਸੱਜਣਾ, ਤੈਨੂੰ ਯਾਦ ਕਰਾਂ ਕੇ।